ਨੂੰ ਵਿਖਾਉਣਾ ਅੱਜ ਹੱਕ ਜਿੱਤ ਕੇ ਮੰਜ਼ਿਲਾਂ ਨੂੰ ਮਿੱਥ ਕੇ ਮੇਲਾ ਦਾਗ ਲੱਗਣ ਨਾ ਦੇਣਾ ਪਿੱਠ ਤੇ ਜ਼ੋਰ ਸਹਿਣਾ ਹਿੱਕ ਤੇ ਵੇਖੀ ਕਿਤੇ ਤੈਨੂੰ ਕੋਈ ਠੇਡਾ ਮਾਰ ਕੇ ਡੇਗ ਜੇ ਨਾ ਲਾਗ ਲਾ ਦੂਰ ਵੇ ਤੂੰ ਪਹੁੰਚ।